ਪਿੰਡ ਜ਼ਿੰਦਗੀਆਂ ਸੱਥਾਂ ਵਿੱਚ ਰੌਣਕਾਂ ਹੋ ਲੋਕੋ ਜ਼ਿੰਦਗੀਆਂ ਸੱਥਾਂ ਵਿੱਚ ਰੌਣਕਾਂ ਹੋ ਲੋਕੋ ਜੀਤਾ ਰਹਿੰਦਾ ਇਸ ਜੁੱਤੇ ਦੀ ਕਰਦਾ ਹੋ ਰੰਗਲੀ ਜਾਣ ਨੂੰ